ਨਾਕਾਮਯਾਬ ਆਸ਼ਕ ਦੇ ਕੋਲ ਜਦ ਕੋਈ ਹੋਰ ਸਾਧਨ ਨਹੀਂ ਰਹਿੰਦਾ ਗੱਲ ਸ਼ਿਕਾਇਤਾਂ ਤੇ ਆ ਜਾਂਦੀ ਹੈ ਫਿਰ ਸ਼ਿਕਾਇਤਾਂ ਬਾਕੀ ਦੁਨੀਆ ਦੇ ਕਾਰੋਬਾਰਾਂ 'ਚ ਵੀ ਇੰਝ ਹੀ ਆ ਪੇਸ਼ ਕਰ ਰਹੇ ਤੇਰੀ ਬਾਤੇ ਹੀ ਸੁਣਾਨੇ ਆਏ ਦੋਸਤ ਭੀ ਦਿਲ ਹੀ ਦੁਖਾਨੀ ਆਏ ਰਾਤ ਦੀ ਰਾਣੀ ਸਿਖਰ ਦੁਪਹਿਰੇ ਖਿਲਦੀ ਏ ਕਿ ਨਹੀਂ ਰਾਤ ਦੀ ਰਾਣੀ ਸਿਖਰ ਦੁਪਹਿਰੇ ਖਿਲਦੀ ਏ ਕਿ ਨਹੀਂ ਮੈਨੂੰ ਪੁੱਛਦਾ ਸ਼ਹਿਰ ਜਲੰਧਰ ਹੋ ਹੁਣ ਮਿਲਦੀ ਏ ਕਿ ਨਹੀਂ ਮੈਨੂੰ ਪੁੱਛਦਾ ਸ਼ਹਿਰ ਜਲੰਧਰ ਹੋ ਹੁਣ ਮਿਲਦੀ ਏ ਕਿ ਨਹੀਂ ਆ ਹੁਣ ਮਿਲਦੀ ਏ ਕਿ ਨਹੀਂ ਆ ਹੁਣ ਮਿਲਦੀ ਏ ਕਿ ਨਹੀਂ ਮਰਦਾ ਸੀਟੀ ਕਾਲਜ ਜੱਟ ਦੇ ਬੁਲਟ ਦੀ ਬੜ ਕੇ ਉੱਤੇ ਉਹ ਕਰਦੀ ਸੀ ਉਡੀਕ 66 ਫੁੱਟ ਵਾਲੀ ਸੜਕ ਉੱਤੇ ਹਾਏ ਸੀ ਮਰਦਾ ਸੀਟੀ ਕਾਲਜ ਜੱਟ ਦੇ ਬੁਲਟ ਦੀ ਬੜ ਕੇ ਉੱਤੇ ਉਹ ਕਰਦੀ ਸੀ ਉਡੀਕ 66 ਫੁੱਟ ਵਾਲੀ ਸੜਕ ਉੱਤੇ ਮੈਨੂੰ ਪੁੱਛਦਾ ਸ਼ਹਿਰ ਜਲੰਧਰ ਹੋ ਹੁਣ ਮਿਲਦੀ ਏ ਕਿ ਨਹੀਂ ਮੈਨੂੰ ਪੁੱਛਦਾ ਸ਼ਹਿਰ ਜਲੰਧਰ ਹੋ ਹੁਣ ਮਿਲਦੀ ਏ ਕਿ ਨਹੀਂ ਆ ਹੁਣ ਮਿਲਦੀ ਏ ਕਿ ਨਹੀਂ ਆ ਹੁਣ ਮਿਲਦੀ ਏ ਕਿ ਨਹੀਂ ਜਾਨ ਕੱਢਣ ਵਾਲੀ ਅੱਖੀਓ ਓਲੇ ਹੋ ਕੇ ਤੇਰੇ ਪ੍ਰਾਣ ਕੱਢਣ ਵਾਲੀ ਹਾਏ ਅੱਖੀਓ ਓਲੇ ਹੋ ਕੇ ਤੇਰੇ ਪ੍ਰਾਣ ਕੱਢਣ ਵਾਲੀ ਅੱਖੀਆਂ ਦੇ ਵਿੱਚ ਪਾ ਕੇ ਅੱਖਾਂ ਜਾਨ ਕੱਢਣ ਵਾਲੀ ਨੈਣਾ ਵਾਲੀ ਸੀਨਾ ਵਿੰਨਦੀ ਏ ਕਿ ਨਹੀਂ ਮੈਨੂੰ ਪੁੱਛਦਾ ਸ਼ਹਿਰ ਜਲੰਧਰ ਹੋ ਹੁਣ ਮਿਲਦੀ ਏ ਕਿ ਨਹੀਂ ਮੈਨੂੰ ਪੁੱਛਦਾ ਸ਼ਹਿਰ ਜਲੰਧਰ ਹੋ ਹੁਣ ਮਿਲਦੀ ਏ ਕਿ ਨਹੀਂ ਆ ਹੁਣ ਮਿਲਦੀ ਏ ਕਿ ਨਹੀਂ ਆ ਹੁਣ ਮਿਲਦੀ ਏ ਕਿ ਨਹੀਂ ਸੁਖਪਾਲ ਤੇਰੇ ਨਾਲ ਵਿਆਹ ਕਰਵਾਉਣਾ ਮੈਂ ਬੋਪਾਰਾਏ ਕਲਾ ਚ ਵੋਟੀ ਬਣ ਕੇ ਆਉਣਾ ਮੈਂ ਹਾਏ ਕਹਿੰਦੀ ਸੀ ਸੁਖਪਾਲ ਤੇਰੇ ਨਾਲ ਵਿਆਹ ਕਰਵਾਉਣਾ ਮੈਂ ਬੋਪਾਰਾਏ ਕਲਾ ਚ ਵੋਟੀ ਬਣ ਕੇ ਆਉਣਾ ਪੁੱਛਦਾ ਸ਼ਹਿਰ ਜਲੰਧਰ ਹੋ ਹੁਣ ਮਿਲਦੀ ਏ ਕਿ ਨਹੀਂ मैनू पुछदा शहर जलंधर ओ हुण मिलदी ए के नहीं रात दिराण सिखर दुपहरे खिलदी ए के नहीं मैनू पुछदा शहर जलंधर ओ हुण मिलदी ए के नहीं मैनू पुछदा शहर जलंधर ओ हुण मिलदी ए के नहीं।